ਲੈ ਕੇ ਦਿੱਲੀ ਤੋਂ ਲਾਹੌਰ ਓਏ ਪੂਰੀ ਜੱਟ ਦੀ ਐ ਟੌਰ ਓਏ ਮੁੱਛ ਰੱਖਦਾ ਹਾਂ ਕੁੰਡੀ ਹੁਣ ਬਦਲ ਗਏ ਤੌਰ ਓਏ ਓਏ ਲੈ ਕੇ ਦਿੱਲੀ ਤੋਂ ਲਾਹੌਰ ਪੂਰੀ ਜੱਟ ਦੀ ਐ ਟੌਰ ਮੁੱਛ ਰੱਖਦਾ ਹਾਂ ਕੁੰਡੀ ਹੁਣ ਬਦਲ ਗਏ ਤੌਰ ਫੁੱਟ ਵਿੱਚ ਕਾੜਾ ਫਿੱਟ ਰੱਖਿਆ ਸਰੀਰ ਗੁੱਟ ਵਿੱਚ ਕਾੜਾ ਫਿੱਟ ਰੱਖਿਆ ਸਰੀਰ ਨਾਲੇ ਗੱਡ ਦੀ ਅਰਾਧ ਨਾਲ ਯਾਰੀ ਰੱਖਿਆ ਬੰਨਦਾ ਹਾਂ ਪੱਗ ਪਟਿਆਲਾ ਸ਼ਾਹੀ ਯਾਰ ਗੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖਿਆ ਬੰਨਦਾ ਹਾਂ ਪੱਗ ਪਟਿਆਲਾ ਸ਼ਾਹੀ ਯਾਰ ਗੈਮ ਮਿੱਤਰਾਂ ਨੇ ਪੂਰੀ ਉਹ ਸਰਦਾਰੀ ਰੱਖੀ ਆ ਬਾਈ ਓਏ ਉਹ ਜੱਟ ਸਿਰੇ ਦਾ ਹੈ ਦੇਸੀ ਆਇਓ ਅੱਤ ਦਾ ਸ਼ਕੀਨ ਸਾਡੇ ਕੂੜ ਤੇ ਪਜਾਮੇ ਮੂਰੇ ਟਿੱਕਦੀ ਨਾ ਜੀਨ ਜੱਟ ਸਿਰੇ ਦਾ ਹੈ ਦੇਸੀ ਤਾਇਓ ਅੱਤ ਦਾ ਸ਼ਕੀਨ ਸਾਡੇ ਕੂੜ ਤੇ ਪਜਾਮੇ ਮੂਰੇ ਟਿੱਕਦੀ ਨਾ ਜੀਨ ਪੂਰੀ ਟੌਰ ਕੱਢ ਜਿਹੜੀ ਬੁਲਟ ਤੇ ਲਾਵਾਂ ਪੂਰੀ ਟੌਰ ਕੱਢ ਜਿਹੜੀ ਬੁਲਟ ਤੇ ਲਾਵਾਂ ਚੋਲੇ ਟੈਰਾਂ ਵਾਲੀ ਪ੍ਰਭ ਨੇ ਸਫਾਰੀ ਰੱਖੀ ਆ ਬੰਨਦਾ ਹਾਂ ਪੱਗ ਪਟਿਆਲਾ ਸ਼ਾਹੀ ਯਾਰੋ ਕੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ ਬੰਨਦਾ ਹਾਂ ਪੱਗ ਪਟਿਆਲਾ ਸ਼ਾਹੀ ਯਾਰੋ ਕੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ ਜਿੱਥੋਂ ਜਿੱਥੋਂ ਲੰਘਾ ਸਾਰੇ ਮਾਰਦੇ ਸਲੂਟ ਫੋਲੋ ਕਰਦੀ ਮੰਡੀਰ ਸਾਡੇ ਬਾਏ ਸੂਟ ਬੂਟ ਪੱਗ ਪਟਿਆਲਾ ਸ਼ਾਹੀ ਯਾਰੋ ਕੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ ਬੰਨਦਾ ਹਾਂ ਪੱਗ ਪਟਿਆਲਾ ਸ਼ਾਹੀ ਯਾਰੋ ਕੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ ਸਾਡੇ ਯਾਰ ਨੇ ਦਲੇਰ ਜਿੰਦੇ ਹੱਸ ਹੱਸ ਜਾਣ ਭਾਈਆਂ ਨਾਲ ਵੱਧ ਗੋਲਡੀ ਨੂੰ ਯਾਰਾਂ ਉੱਤੇ ਮਾਣ ਬੰਨਦਾ ਹਾਂ ਪੱਗ ਪਟਿਆਲਾ ਸ਼ਾਹੀ ਯਾਰੋ ਕੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ ਬੰਨਦਾ ਹਾਂ ਪੱਗ ਪਟਿਆਲਾ ਸ਼ਾਹੀ ਯਾਰੋ ਕੈਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ